ਇੰਡੀਆ ਸਾਡਾ ਗਵਾਂਢੀ ਕਹਿੰਦਾ ਯਾਰ ਮੈਂ ਤਿੰਨ ਵਾਰੀ ਫੁੱਲ ਲਾਏ ਆ ਤਿੰਨੇ ਵਾਰੀ ਕਹਿੰਦਾ ਬੱਕਰੀ ਖਾ ਗਈ ਮੈਂ ਕਿਹਾ ਫਿਰ ਤੈਂ ਕੀ ਕੀਤਾ ਕਹਿੰਦਾ ਮੈਂ ਬੱਕਰੀ ਨੂੰ ਖਾ ਲਿਆ ਗੁਲਾਮ ਫਰੀਦ ਦਾ ਦਿਲ ਉੱਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ ਮੈਂ ਪੇਸ਼ ਕਰ ਰਿਹਾ ਗੂਗਲ ਅਸੀਂ ਥੱਕ ਗਏ ਆ ਹੁਣ ਅਸੀਂ ਥੱਕ ਗਏ ਆ ਹੁਣ ਤੇਰੇ ਤੋਂ ਚਿੰਦੜੀ ਵਾਰ ਵਾਰ ਕੇ ਅਸੀਂ ਥੱਕ ਗਏ ਆ ਹੁਣ ਤੇਰੇ ਤੋਂ ਚਿੰਦੜੀ ਵਾਰ ਵਾਰ ਕੇ ਸਾਨੂੰ ਲੱਭਦੀ ਰਹਿ ਹੁਣ ਗੂਗਲ ਤੇ ਸਰਚਾਂ ਮਾਰ ਮਾਰ ਕੇ ਸਾਨੂੰ ਲੱਭਦੀ ਰਹਿ ਹੁਣ ਗੂਗਲ ਤੇ ਸਰਚਾਂ ਮਾਰ ਮਾਰ ਕੇ ਸਾਨੂੰ ਲੱਭਦੀ ਰਹਿ ਹੁਣ ਜਸਟ ਫਰੈਂਡਾਂ ਦੇ ਨਾਲ ਗੱਲਾਂ ਲੰਮੀਆਂ ਹੁੰਦੀਆਂ ਸੀ ਸਾਡੀਆਂ ਕੀਤੀਆਂ ਕੌਲਾਂ ਸਭ ਨਿਕੰਮੀਆਂ ਹੁੰਦੀਆਂ ਸੀ ਮੂਡ ਹੋਵੇ ਤਾਂ ਗੱਲ ਕਰ ਲੈਂਦੀ ਫੋਨ ਘੁਮਾ ਕੇ ਤੂੰ ਪਰ ਫਿਰ ਚੇਤਾ ਭੁੱਲ ਜਾਂਦੀ ਹੋਲਡ ਤੇ ਪਾ ਕੇ ਤੂੰ ਮੂੰਹੋਂ ਦੱਸਦੀ ਸੀ ਫਿਰ ਨਵੇਂ ਨਵੇਂ ਚੰਨ ਚਾੜ ਚਾੜ ਕੇ ਸਾਨੂੰ ਲੱਭਦੀ ਰਹਿ ਹੁਣ ਗੂਗਲ ਤੇ ਸਰਚਾਂ ਮਾਰ ਮਾਰ ਕੇ ਸਾਨੂੰ ਲੱਭਦੀ ਰਹਿ ਹੁਣ ਬਿੱਲ ਆਉਂਦਾ ਸੀ ਬੋਲਣ ਦਾ ਬਸ ਹਾਂ ਹੂੰ ਕਹਿੰਦੀ ਸੀ ਸਾਡੀ ਵਾਰੀ ਕੰਨਾਂ ਦੇ ਵਿੱਚ ਰੂੰ ਲੈ ਲੈਂਦੀ ਸੀ ਨੇਮ ਸਾਹਿਬ ਹੁਣ ਪਹਿਲਾਂ ਵਾਲੀਆਂ ਗੱਲਾਂ ਦੱਬਦੀਏ ਖੋਲ ਖੋਲ ਇਨਬੋਕਸ ਮੇਰੇ ਮੈਸੇਜ ਲੱਭਦੀਏ ਕਦੇ ਸੁੱਟਦੀ ਸੀ ਤੂੰ ਖਤ ਕਮਲ ਹੀਰ ਦੇ ਪਾੜ ਪਾੜ ਕੇ ਕਦੇ ਸੁੱਟਦੀ ਸੀ ਤੂੰ ਖਤ ਮਿੱਤਰਾਂ ਦੇ ਪਾੜ ਪਾੜ ਕੇ ਸਾਨੂੰ ਲੱਭਦੀ ਰਹਿ ਹੁਣ ਗੂਗਲ ਤੇ ਸਰਚਾਂ ਮਾਰ ਮਾਰ ਕੇ ਸਾਨੂੰ ਲੱਭਦੀ ਰਹਿ ਹੁਣ ਖੁਸ਼ ਤਾਂ ਸੀ ਬਥੇਰੀ ਮੱਥਾ ਟੇਕ ਕੇ ਮਿੱਤਰਾਂ ਨੂੰ ਜਾ ਵਫਾਓਂ ਕੀ ਜ਼ੰਜੀਰ ਸੇ ਤੁਝਕੋ ਆਜ਼ਾਦ ਕਰਤੀ ਹੂੰ ਮੈਂ ਮੇਰੇ ਤੋਂ ਪਿੱਛਾ ਛੁਡਾ ਕੇ ਖੁਸ਼ ਸੀ ਖੁਸ਼ ਤਾਂ ਸੀ ਬਥੇਰੀ ਮੱਥਾ ਟੇਕ ਕੇ ਮਿੱਤਰਾਂ ਨੂੰ ਕਹਿੰਦੀ ਸ਼ੌਕ ਨੀ ਪੂਰੇ ਹੋਣੇ ਵੇਚ ਕੇ ਮਿੱਤਰਾਂ ਨੂੰ ਨਾਮ ਭਲਾ ਜਿਹਾ ਲੈ ਕੇ ਲੈਂਬਰਗਿਨੀ ਕਹਿੰਦੀ ਸੀ ਨੀ ਉਹੀ ਗੱਡੀ ਲੈ ਲਈ ਜਿਹਦੇ ਸੁਪਨੇ ਲੈਂਦੀ ਸੀ ਹੁਣ ਲਾਉਂਦੀ ਰਹਿ ਤੂੰ ਬਾਹਰੋਂ ਹੀ ਹੱਥ ਝਾੜ ਝਾੜ ਕੇ ਹੁਣ ਲਾਉਂਦੀ ਰਹਿ ਤੂੰ ਬਾਹਰੋਂ ਹੀ ਨੀ ਹੱਥ ਝਾੜ ਝਾੜ ਕੇ ਸਾਨੂੰ ਲੱਭਦੀ ਰਹਿ ਹੁਣ ਗੂਗਲ ਤੇ ਸਰਚਾਂ ਮਾਰ ਮਾਰ ਕੇ ਸਾਨੂੰ ਲੱਭਦੀ ਰਹਿ ਹੁਣ ਦਿਲ ਸੁਖ ਪਾਲਦਾ ਤੇਰੇ ਨਾਲ ਹਮਦਰਦੀ ਕਰਦਾ ਨੀ ਤੂੰ ਕਰਦੀ ਤਾਂ ਕਰੀ ਜਾ ਇਹ ਤੈਨੂੰ ਚੇਤੇ ਕਰਦਾ ਨੀ ਕੱਲ ਵੀ ਫੇਕ ਸੀ ਅੱਜ ਵੀ ਇਹ ਦਿਲ ਕਹਿੰਦਾ ਫੇਕ ਤੈਨੂੰ ਨੀ ਨਿੱਘੇ ਨਿੱਘੇ ਮਿੱਤਰਾਂ ਦਾ ਸੀ ਲੱਗਦਾ ਸੇਕ ਤੈਨੂੰ ਦਿਲ ਰੱਖਦਾਂਗੇ ਨੀ ਕੋਲੇ ਵਾਂਗੂ ਸਾੜ ਸਾੜ ਕੇ ਸਾਨੂੰ ਲੱਭਦੀ ਰਹਿ ਹੁਣ ਗੂਗਲ ਤੇ ਸਰਚਾਂ ਮਾਰ ਮਾਰ ਕੇ ਸਾਨੂੰ ਲੱਭਦੀ ਰਹਿ ਹੁਣ ਗੂਗਲ ਤੇ ਸਰਚਾਂ ਮਾਰ ਮਾਰ ਕੇ ਸਾਨੂੰ ਲੱਭਦੀ ਰਹਿ ਹੁਣੇ